Sidhu Moosewala, Bohemia, Brown Boys in the building. Shout out Big Bird. You know what time it is? I'm a brown boy. Ohi desh ni hula te ohi same rula hai ohi asba nahi ho change kita fame ne county gaj very bade kaise kuch jaddi bade roz ek very bade news vich name ne o main piche hooter dimag computer jatt very ali shooter te allad ali thi paane time hoya change thalle ohi kali range vich ohi same yaar sade ohi same beef ne time hoya change thalle ohi kali range vich ohi same yaar sade ohi same beef ne ਗੱਲਾਂ ਛੋਟੀ ਹਲੇ ਵੀ ਸਿਰੇ ਵਿੱਚ ਪਰਦੇਸਾਂ ਵਾਲੀ ਟੋਪੀ ਮੁੰਡੇ ਅਮੀਰ ਹੋ ਗਏ ਮੇਰੀ ਰੀਸਾਂ ਲਾ ਪਰ ਰੈਪ ਗੇਮ ਦਾ ਹਲੇ ਵੀ ਮੇਰੇ ਮੋਢਿਆਂ ਤੇ ਭਾਰ ਪਰ ਮੇਰੇ ਮਨ ਚ ਨੀ ਗੱਲ ਖੋਟੀ ਮੇਰੀ ਦੁਆ ਬਈ ਸਾਰੇ ਬਹਿ ਕੇ ਖਾਣ ਰੋਟੀ ਹੁਣ ਮੇਰੀ ਜ਼ਿੰਦਗੀ ਚ ਹੋਰ ਸਿਲਸਿਲੇ ਬਥੇਰੇ ਰੈਪ ਗੇਮ ਹੁਣ ਮੇਰੇ ਅੱਗੇ ਗੱਲ ਛੋਟੀ ਉਹ ਵੀ ਦੌਰ ਸੀ ਜਦੋਂ ਮੈਂ ਛੱਡਿਆ ਪਿਸ਼ੌਰ ਫਿਰ ਕੈਲੀਫੋਰਨੀਆ ਦੀ ਗਲੀ ਅੱਛੀ ਖੱਡੀ ਮੈਂ ਡੌਰ ਪਰ ਹੁਣ ਵੀ ਮੂਸੇ ਤੋਂ ਲਾਹੌਰ ਹੁਣ ਮੌਤ ਕਿਵੇਂ ਲੁੱਟੇ ਨਾ ਕਮਾਇਆ ਜਿਹੜਾ ਜ਼ਮੀਨ ਤੇ ਹੁਣ ਇੰਡਸਟਰੀ ਰਿਸਪੈਕਟ ਕਰੇ ਨਾਜ਼ ਮੈਨੂੰ ਮੇਰੀ ਟੀਮ ਤੇ ਪਰ ਕਦੇ ਕਦੇ ਅਜੇ ਵੀ ਨਹੀਂ ਆਂਦਾ ਮੈਨੂੰ ਆਪ ਤੇ ਯਕੀਨ ਕੇ ਮੈਂ ਜਦੋਂ ਦੀ ਡਿਨਾਲੀ ਖੱਡੀ ਇੰਡਸਟਰੀ ਨੂੰ ਗਾਲੀ ਕੱਢੀ ਉਸ ਦਿਨ ਦੀ ਕਮਾਈ ਮੋਟੀ ਮੇਰੀ ਸੈਕਟਾਂ ਚੋਂ ਹੁਣ ਕੋਠੀ ਮੇਰੀ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਗੱਲ ਬਾਤ ਖਾਸੀ ਹੈ ਨੀ ਪੂਰੀ ਬਦਮਾਸ਼ੀ ਹੈ ਨੀ ਗੁੰਡਿਆਂ ਦੇ ਚੀਫ ਮਾਰੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਸਾਡੇ ਉਹੀ ਸੇਮ ਬੀਫ ਨੇ ਸਾਡੇ ਉਹੀ ਸੇਮ ਬੀਫ ਨੇ ਆਓ ਚੱਲ ਵੀ ਹੈ ਫਨ ਵੀ ਹੈ ਪਿਆਰ ਵੀ ਹੈ ਗੰਨ ਵੀ ਹੈ ਲੜਨਾ ਤਾਂ ਮਨ ਵੀ ਹੈ ਮਿਲੇ ਜੇ ਕੋਈ ਚਾਹੁੰਦਾ ਪੀੜੀ ਦਾ ਨੀ ਸਾਨਾ ਆ ਕੇ ਬੱਲੇ ਆ ਤਫਾਨਾ ਆ ਕੇ ਟਿਕੇ ਕਦੋਂ ਲੀਫ ਨੇ ਸਾਡੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਸ਼ਹਿਨਸ਼ਾ ਗਲੀਆ ਚ ਰਾਜਾ ਬੀਸਟ West Coast to East Coast to Middle East ਅਜੇ ਵੀ ਗੱਡੀ ਦੀ ਸੀਟ ਚ ਲਿਖਾ ਗੀਤ ਉਮੀਦ ਮੈਨੂੰ ਲੋਕਾਂ ਨੂੰ ਪਸੰਦ ਆਣ ਮੇਰੇ ਗੀਤ ਬੋਲ ਮੇਰੇ ਜਿਵੇਂ AK-47 ਮਸ਼ਹੂਰ ਮੇਰੀ GMC ਦੀ ਕਾਲੀ ਡਿਨਾਲੀ ਤਿੰਨ ਚਾਰ ਯਾਰ ਜਿਹੜੇ ਸਦਾ ਮੇਰੇ ਨਾਲ ਬਾਕੀ ਸਦੀਆਂ ਤੋਂ ਸੜੇ ਮੇ ਤੋਂ ਇੰਡਸਟਰੀ ਸਾਰੀ ਪਰ ਅਸੀਂ ਤੱਕਦੇ ਰਾਹ ਨੀ ਕਿਸੇ ਦੀ ਸਾਨੂੰ ਸ਼ੁਰੂ ਤੋਂ ਪਰਵਾਹ ਨੀ ਕਿਸੇ ਦੀ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਸਾਡੇ ਮੋੜੇ ਹੋਰ ਚੱਲਦੀ ਹਵਾ ਨੀ ਕਿਸੇ ਦੀ ਖੇੜੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ ਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ ਖੇੜੇ ਗੇਮ ਜਿਹੜੀ ਇੰਡਸਟਰੀ ਨੂੰ ਕਰੋ ਬਲੇਮ ਭਾਵੇਂ ਟਾਈਮ ਹੋਇਆ ਚੇਂਜ ਮੈਂ ਅਜੇ ਵੀ ਸੇਮ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਇੱਕ ਵਾਰੀ ਹੋਰ ਭਾਵੇਂ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ ਟਾਈਮ ਹੋਇਆ ਚੇਂਜ ਥੱਲੇ ਉਹੀ ਕਾਲੀ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਉਹੀ ਸੇਮ ਬੀਫ ਨੇ A whole lot of fakeness going on, huh? But a shout out to the real ones. Stay strong. It's that Kali Denali. PVX1 forever. Out Daladani Mara.